ستنام سری واہ گرو صاحب جی سمے Bye. ਬਹੁ ਬਹੁ ਬਿਦ ਭਾਂਤ ਕਰ ਕੋਈ ਦੂਜਾ ਦੂਜਣ ਹਾਰ ਅੰਤਰ ਵਿਵੇਕ ਕਰ ਨਾਨਕ ਕਹ ਵਿਚਾਰਾ ਗੁਰਮੁਖ ਹਾਰ ਸਤ ਹਾਰ ਜਾਏ ਆਪ ਹਰ ਜਨ ਨਾਨਕ ਕਹ ਵਿਚਾਰਾ ਗੁਰਮੁਖ ਹਾਰ ਸਤ ਹਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ ਸਿੱਖਾ ਚਾਉ ਚੱਕਿਆ ਚਾਉ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਰਾਗ ਸੋਰਠ ਦੀ ਵਾਰ ਦੀ ਪੌੜੀ ਗਿਆਰਵੇ ਸਲੋਕਾਂ ਨਾਲ